ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਘਰ ਤੀਜਾ, ਚੌਪਦੇ ਏਕ ਓਅੰਕਾਰ ਸਤਿਗੁਰ ਪ੍ਰਸਾਦ, ਮੇਲ ਪੰਚੋ ਨਹੀਂ ਸਹਸਾ ਚੁਕਾਇਆ, ਸਿੱਖ ਦਾ ਰਹੋ ਨਹਿ ਪਤੀ ਆਇਆ, ਉਮ ਰਾਵ ਹੋ ਆਗੈ ਚੀਰਾ, ਮਿਲ ਰਾਜਨ ਰਾਮ ਨਬੀਰਾ, ਮਿਲ ਪੰਚ ਹੋ ਨਹੀਂ ਸਹਸਾ ਚੁਕਾਇਆ, ਸਿਕਦਾਰ ਹੋ ਨਹਿ ਪਤੀ ਆਇਆ, ਉਮ ਰਾਵ ਹੋ ਆਗੈ ਚੀਰਾ, ਮਿਲ ਰਾਜਨ ਰਾਮ ਨਬੀਰਾ, ਆਬ ਢੂਡਨ ਕਤ ਹੋ ਨਾ ਜਾਈ, ਗੋਬਿੰਦ ਭੇਟੇ ਗੁਰ ਗੋਸਾਈ, ਰਹਾਉ ਆਇਆ ਪ੍ਰਭ ਦਰਬਾਰਾ, ਤਾਂ ਸਗਲੀ ਮਿਟੀ ਪੁਕਾਰਾ, ਲਵਦ ਆਪਣੀ ਪਾਈ, ਤਾਂ ਕਤ ਆਵੈ ਕਤ ਜਾਈ, ਤਹਿ ਸਾਚ ਨਿਆਇ ਨਵੀਰਾ, ਊਹਾ ਸਮ ਠਾਕੁਰ ਸਮ ਚੀਰਾ, ਅੰਤਰ ਜਾਮੀ ਜਾਨੈ, ਬਿਨ ਬੋਲਤ ਆਪ ਪਛਾਨੈ, ਸਰਬ ਥਾਨ ਕੋ ਰਾਜਾ, ਤਹ ਅਨਹਦ ਸ਼ਬਦ ਅਗਾਜਾ, ਤਿਸ ਪਹਿ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾਈ, ਸਰਬ ਥਾਨ ਕੋ ਰਾਜਾ, ਤਹ ਅਨਹਦ ਸ਼ਬਦ ਅਗਾਜਾ, ਤਿਸ ਪਹਿ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚ ਹੋ ਨਹੀਂ ਸਹਸਾ ਚੁਕਾਇਆ ਸਿਕਦਾਰ ਹੋ ਨਹਿ ਪਤਿਆਇਆ ਉਮਰਾਵ ਹੋ ਆਗੈ ਚੇਰਾ ਮਿਲ ਰਾਜਨ ਰਾਮ ਨਬੇਰਾ।